ਸਜਣਾ ਤੇਰੇ ਨੈਣ ਫਰੇਬੀ ਮੇਰੇ ਤੇ ਜਾਦੂ ਕਰ ਗਏ ਮੇਰੇ ਜਜ਼ਬਾਤ ਡੋਲ ਗਏ ਦਿਲ ਨੂੰ ਬੇਕਾਬੂ ਕਰ ਗਏ ਜਿੱਧਰ ਵੀ ਦੇਖਾਂ ਸਜਣਾ ਦਿਸਦਾ ਤੂੰ ਜਾ ਤੇਰੇ ਦਿਸਦਾ ਤੂੰ ਜਾ ਯਾ ਯਾਦਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਯਾਦਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ ਯਾਦਾਂ ਤਾਂ ਯਾਦਾਂ ਤੇਰੀਆਂ ਸੋਵਾਂ ਤਾਂ ਸੁਪਨੇ ਤੇਰੇ